ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਅਸਤਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵੇਚਾਈ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵੇਚਾਈ ਦਰਸਨ ਹਰ ਦੇਖਣ ਕਾਤਾਈ ਕਿਰਪਾ ਕਰਹੇ ਤਾ ਸਤਿਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹੇ ਤਾ ਤੁਝ ਹੈ ਅਰਾਧੀ ਦੁਖ ਭੀ ਤੁਝਾ ਧਿਆਈ ਜੇ ਭੁੱਖ ਦੇਹ ਤਾ ਇਤ ਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰਾ ਹਰ ਮੇਲ ਲੈ ਹੋ ਵਡਿਆਈ ਅੱਖੀ ਕਾਡ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਲ ਹੈ ਤਾ ਤੁਝੇ ਅਰਾਧੀ ਜੇ ਮਾਰ ਕੱਢੇ ਭੀ ਧਿਆਈ ਜੇ ਲੋਕ ਸਲਾਹੇ ਤਾ ਤੇਰੀ ਉਪਮਾ ਜੇ ਨਿੰਦਾ ਤਾ ਛੋੜ ਨ ਜਾਈ ਜੇ ਤੁਧ ਵੱਲ ਰਹਾ ਤਾ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਹਰੀ ਸੰਤ ਮਨਾਏ ਨਾਨਕ ਵਿਚਾਰਾ ਭਇਆ ਦੇਵਾਨਾ ਹਰ ਤੋ ਦਰਸ਼ਨ ਕਾ ਤਾਏ ਚੱਖੜ ਝਾਗੀ ਨੀਹੋ ਵਰਸਾ ਧੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਏ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਏ ਜਿਉ ਧਰਤੀ ਸੋਭ ਕਰੇ ਜਲ ਵਰਸਾ ਤਿਉ ਸਿੱਖ ਗੁਰ ਮਿਲ ਬਿਗਸਾਏ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨਾ ਬੁਲਾਏ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਸੁਦਹੇ ਧਿਆਈ ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵਹਿ ਤੁਧ ਸੇਵਕ ਪੈਜ ਰਖਾਏ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਿਹਫਲ ਸਭ ਚਤੁਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗਾ ਨਾਨਕ ਵਿਚਾਰਾ ਹਰ ਦਾਸਣ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗਾ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੁੱਲ ਹੈ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸਾ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸੁਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ अनेक उपाव करी गुर कारण गुर पावे सो थाए पाई रैन दिनस गुर चरण अराधी दया करहो मेरे साई नानक का जियो पिंड गुरु है गोर मेल त्रिपत अघाई नानक का प्रभ पूर रहो है जात कात तत् गोसाई नानक का प्रभ पूर रहो है जात कात तत् गोसाई वाहे गुरु जी का खालसा वाहे गुरु जी की फतेह राग सूही अष्टपदिया महला चौथा घर दूजा एक ओंकार सत गुर प्रसाद कोई आन मिलावा मेरा प्रीतम प्यारा हो तिस पह आप वेचाई।